ਇੱਕ ਤੇ ਨੱਕ ਵਿੱਚ ਕੋਕਾ ਉੱਤੋਂ ਨੱਕ ਤੇ ਨਖਰਾ ਰੱਖਦੀ ਨੀ ਮੇਰੇ ਤੇ ਨਜ਼ਰਾਂ ਰੱਖਦੀ ਪਰ ਮਰ ਜਾਣੀ ਹੋਰ ਨੂੰ ਤੱਕਦੀ ਨੀ ਹੋ ਜਾਦੂ ਅੱਖੀਆਂ ਦਾ ਏ ਪਾਇਆ ਮੇਰਾ ਦਿਲ ਫਿਰਦਾ ਕਮਲਾਇਆ ਕੈਸਾ ਨੂਰ ਚਿਹਰੇ ਤੇ ਛਾਇਆ ਕਿੱਦਾਂ ਕਰਾਂ ਮੈਂ ਬਿਆਨ ਵੇ ਮੈਂ ਤਲੀ ਤੇ ਟਕਾਈ ਫੇਰਾਂ ਜਾ ਤੇਰੇ ਉੱਤੋਂ ਕਰਾਂ ਸਭ ਕੁਰਬਾਨ ਖੁਸ਼ ਰੱਖਾਂ ਤੈਨੂੰ ਦੁੱਖ ਨਾ ਦਵਾਂ ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾਂ ਉਹ ਮੇਰੀਆਂ ਅੱਖਾਂ ਦੇ ਵਿੱਚ ਵੇਖ ਸੱਜਣਾ ਵੇ ਕਿੰਨਾ ਤੇਰੇ ਲਈ ਪਿਆਰ ਭਰਿਆ ਛੱਡ ਕੇ ਮੈਂ ਦੁਨੀਆਂ ਜਹਾਨ ਸੱਜਣਾ ਵੇ ਆ ਕੇ ਤੇਰੇ ਅੰਦਰਾਂ ਤੇ ਖੜਿਆ ਉਹ ਅੱਖਾਂ ਮੇਰੀਆਂ ਚ ਵੇਖ ਇੱਕ ਵਾਰ ਨੀ ਉਹ ਦਿਲਾ ਤੈਨੂੰ ਬਸ ਦਿਸੂਗਾ ਪਿਆਰ ਨੀ ਵੇ ਸੱਜਣਾ ਮੁੱਖ ਤੋਂ ਚੱਕ ਦੇ ਪਰਦਾ ਦੱਸ ਫੇ ਮਰਦਾ ਕੀ ਨੀ ਕਰਦਾ ਇੱਕੋ ਗੱਲ ਕਹਿਣ ਤੋਂ ਡਰਦਾ ਕੇ ਮੈਂ ਤੇਰੇ ਤੇ ਮਰਾਂ ਵੇ ਮੈਂ ਤਲੀ ਤੇ ਟਕਾਈ ਫੇਰਾਂ ਜਾ ਤੇਰੇ ਉੱਤੋਂ ਕਰਾਂ ਸਭ ਕੁਰਬਾਨ ਖੁਸ਼ ਰੱਖਾਂ ਤੈਨੂੰ ਦੁੱਖ ਨਾ ਦਵਾਂ ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾਂ ਗੇੜੇ ਮਾਰੇ ਮੁੰਡੇ ਗੱਭਰੂ ਜੱਟਾਂ ਦੇ ਫਿਰਦੇ ਆ ਦਿਲ ਹਾਰੇ ਜਾਣ ਤਲੀ ਤੇ ਟਕਾਈ ਫਿਰਦੇ ਆ ਕਰਦੀ ਦੱਸਦੇ ਕਦਰਾਂ ਹੋਇਆ ਫਿਰਦੇ ਦਿਲ ਬੇਸਬਰਾ ਤੈਨੂੰ ਲੱਗ ਨਾ ਜਾਵਣ ਨਜ਼ਰਾਂ ਭੈੜੇ ਜੱਗ ਤੋਂ ਡਰਾਂ ਵੇ ਮੈਂ ਤਲੀ ਤੇ ਟਕਾਈ ਫੇਰਾਂ ਜਾ ਤੇਰੇ ਉੱਤੋਂ ਕਰਾਂ ਸਭ ਕੁਰਬਾਨ ਖੁਸ਼ ਰੱਖਾਂ ਤੈਨੂੰ ਦੁੱਖ ਨਾ ਦਵਾਂ ਚੰਗਾ ਲੱਗੇ ਨਾ ਕੋਈ ਤੇਰੇ ਤੋਂ ਬਿਨਾਂ।